नाल गोरी अख जाके थी बचा के सारी दुनिया तो चोरी अख जाके थी बचा के सारी दुनिया तो चोरी ਪੱਛੋਂ ਦੀਆਂ ਕਣੀਆਂ ਪੋਹ ਦਾ ਮਹੀਨਾ ਠੰਡੀ ਰੁੱਤ ਵਿੱਚ ਤਪਦਾ ਤੰਦੂਰ ਵਾਂਗੂ ਸੀਨਾ ਭੈਣ ਪੱਛੋਂ ਦੀਆਂ ਕਣੀਆਂ ਤੇ ਪੋਹ ਦਾ ਮਹੀਨਾ ਉਹ ਠੰਡੀ ਰੁੱਤ ਵਿੱਚ ਤਪਦਾ ਤੰਦੂਰ ਵਾਂਗੂ ਸੀਨਾ ਸਾਰਾ ਵੇਖ ਲੈ ਸਾਰਾ ਵੇਖ ਮੇਰੀ ਛਾਤੀ ਉੱਤੇ ਹੱਥ ਤਾਰ ਕੇ ਆਲ ਕੱਢ ਲੈ ਵੈਰ ਨੇ ਅੱਡ ਲੈ ਕਲੇਜੇ ਵਿੱਚੋਂ ਰੁੱਗ ਪਾਰ ਕੇ ਆਲ ਕੱਢ ਲੈ ਵੈਰ ਨੇ ਸੋਨਸਾਨ ਤੂੰ ਇਕੱਲੀ ਕਹਿਰੀ ਜਾਨ ਗਲੀ ਵਿੱਚ ਸੋਨਸਾਨ ਇਕੱਲੀ ਕਹਿਰੀ ਜਾਨ ਨਵਾਂ ਭਿੜਕਾ ਨਵਾਂ ਭਿੜਕਾ ਹਨੇਰੇ ਵਿੱਚ ਖੜ ਖੜ ਕੇ ਮੈਨੂੰ ਖਿੱਚ ਲੈ ਵੈਰੀਆ ਖਿੱਚ ਲੈ ਦੁਬਾਰੇ ਵਿੱਚ ਬਾਹ ਫੜ ਕੇ ਮੈਨੂੰ ਖਿੱਚ ਲੈ ਵੈਰੀਆ ਠੰਡੀ ਹਵਾ ਦੇ ਫਰਾਟੇ ਇੱਕ ਲੂਣ ਬੱਲੀਏ ਹੁੰਦੀ ਮਿੱਠੀ ਮਿੱਠੀ ਜਿੰਦ ਨੂੰ ਜਲੂਣ ਬੱਲੀਏ ਠੰਡੀ ਹਵਾ ਦੇ ਫਰਾਟੇ ਇੱਕ ਲੂਣ ਬੱਲੀਏ ਹੁੰਦੀ ਮਿੱਠੀ ਮਿੱਠੀ ਜਿੰਦ ਨੂੰ ਜਲੂਣ ਬੱਲੀਏ ਇੱਕ ਬਿਜਲੀ ਲਿਸ਼ਕ ਜਾਏ ਬੱਦਲਾਂ ਦੇ ਉੱਲੇ ਜਦੋਂ ਰੇਸ਼ਮੀ ਅੰਗਾਂ ਨੂੰ ਅੰਗ ਛੂਣ ਬੱਲੀਏ ਸਹੀਓ ਖੱਟਿਆ ਸਹੀਓ ਖੱਟਿਆ ਜਹਾਨ ਵਿੱਚੋਂ ਪਿਆਰ ਕਰਕੇ ਆਲ ਕੱਢ ਲੈ ਵੈਰ ਨੇ ਕੱਢ ਲੈ ਕਲੇਜੇ ਵਿੱਚੋਂ ਰੁੱਗ ਪਾਰ ਕੇ ਆਲ ਕੱਢ ਲੈ ਵੈਰ ਨੇ ਛਾਈ ਦੂਰ ਦੂਰ ਪੈਂਦੀ ਨਿੰਮੀ ਨਿੰਮੀ ਪੂਰ ਚੁੱਪ ਛਾਈ ਦੂਰ ਦੂਰ ਪੈਂਦੀ ਮੇਰੇ ਸੀਨੇ ਚ ਪਿਆਰ ਵਾਲੀ ਅੱਗ ਫੜ ਕੇ ਮੈਨੂੰ ਖਿੱਚ ਲੈ ਵੈਰੀਆ ਖਿੱਚ ਲੈ ਦੁਬਾਰੇ ਵਿੱਚ ਬਾਹ ਫੜ ਕੇ ਮੈਨੂੰ ਖਿੱਚ ਲੈ ਵੈਰੀਆ ਮਿਲੋ ਕੋਈ ਪਰਵਾਹ ਨੀ ਗੱਲਾਂ ਹੋਈ ਜਾਣਦੇ ਸੂਲਾ ਚੋਬ ਦਾ ਜ਼ਮਾਨਾ ਤੇ ਚਬੋਈ ਜਾਣਦੇ ਮਿਲੋ ਕੋਈ ਪਰਵਾਹ ਨੀ ਗੱਲਾਂ ਹੋਈ ਜਾਣਦੇ ਸੂਲਾ ਚੋਬ ਦਾ ਜ਼ਮਾਨਾ ਤੇ ਚਬੋਈ ਜਾਣਦੇ ਮੈਲਾ ਮਨ ਦਾ ਮਰਾੜਾਂ ਦਾ ਚੁਗਲ ਕੋਰ ਜੱਟ ਮੈਲ ਤੋਂਦਾ ਇਹ ਤਾਂ ਆਪਾਂ ਨੂੰ ਕੀ ਤੋਈ ਜਾਣਦੇ ਮਿਲੀ ਅੱਜ ਦੀ ਕੜੀ ਸਾਨੂੰ ਮਾਰ ਮਾਰ ਕੇ ਖਿੱਚ ਲੈ ਵੈਰੀਆ ਕੱਢ ਲੈ ਵੈਰ ਨੇ ਕੱਢ ਲੈ ਕਲੇਜੇ ਵਿੱਚੋਂ ਰੁੱਗ ਪਾਰ ਕੇ ਮੈਨੂੰ ਖਿੱਚ ਲੈ